ਪਾਲਿਆ ਵਿਚੋਲਾ ਹੈ ਨਹੀਂ ਹੋ ਗਈ ਗੱਲ ਪੱਕੀ ਕੱਤੇ ਦੇ ਮਹੀਨੇ ਡੇਟ ਰੱਖ ਲਿਆ ਪਤੀ ਪਾਲਿਆ ਵਿਚੋਲਾ ਹੈ ਨਹੀਂ ਹੋ ਗਈ ਗੱਲ ਪੱਕੀ ਕੱਤੇ ਦੇ ਮਹੀਨੇ ਡੇਟ ਰੱਖ ਲਿਆ ਪਤੀ ਨਵੇਂ ਫਿਰ ਦੇ ਖਰੀਦ ਦੇ ਆ ਚਾਦਰੇ ਫਿਰ ਦੇ ਖਰੀਦ ਦੇ ਆ ਚਾਦਰੇ ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰ ਲਾਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ ਵੀਰਵਾਰ ਦਿਨ ਨਾ ਪਰਹੇਜ ਕਰਦਾ ਯਾਰਾ ਬੇਲੀਆਂ ਦੇ ਬਿਨਾ ਨਹੀਂ ਉਹ ਸਰਦਾ ਵੀਰਵਾਰ ਦਿਨ ਨਾ ਪਰਹੇਜ ਕਰਦਾ ਦਿਨ ਮੈਂ ਤਾਂ ਜਾਂਦਾ ਹੋਵੇ ਜਾਵੇ ਨਾ ਕਲੱਬਿਆਂ ਨਿੱਕੀ ਨਿੱਕੀ ਗੱਲ ਤੇ ਨਾ ਪਾਉਂਦਾ ਹੋਵੇ ਅੱਬ ਜੋ ਸਿਨ ਮੈਂ ਤਾਂ ਜਾਂਦਾ ਹੋਵੇ ਜਾਵੇ ਨਾ ਕਲੱਬਿਓ ਨਿੱਕੀ ਨਿੱਕੀ ਗੱਲ ਤੇ ਨਾ ਪਾਉਂਦਾ ਹੋਵੇ ਅੱਬ ਜੋ ਮਨ ਖਿਲਿਆ ਓ ਕਰ ਦੂੰਗਾ ਸੱਪੇ ਪੂਰੀਆਂ ਨੀ ਤੇਰੀਆਂ ਡਿਮਾਂਡਾਂ ਜਿਹੜੀਆਂ